ਕਹਿ ਗਿਆ ਗੱਲ ਮੁੱਕਦੀ ਨਾਹੀਂ, ਮੱਕੇ ਗਿਆ ਗੱਲ ਮੁੱਕਦੀ ਨਾਹੀਂ, ਭਾਵੇਂ ਸੌ ਸੌ ਜੁਨੇ ਪੜ ਆਈਏ। ਮੱਕੇ ਗਿਆ ਗੰਗਾ ਗਿਆ ਗੱਲ ਮੁੱਕਦੀ ਨਾਹੀਂ, ਭਾਵੇਂ ਸੌ ਸੌ ਗੋਤੇ ਖਾਈਏ। ਦਇਆ ਗਿਆ ਗੱਲ ਮੁੱਕਦੀ ਨਾਹੀਂ, ਭਾਵੇਂ ਸੌ ਸੌ ਪੰਡ ਪੜਾਈਏ। ਬੁੱਲੇ ਸ਼ਾਹ ਗੱਲ ਤਾਂ ਮੁੱਕਦੀ ਜਦੋਂ ਮੈਨੂੰ ਦਿਲੋਂ ਗਵਾਈਏ। ਪੜ ਪੜ ਆਲਮ ਫਾਜ਼ਲ ਹੋਇਆ, ਕਦੀ ਆਪਣੇ ਆਪ ਨੂੰ ਪੜਿਆ ਹੀ ਨਹੀਂ। ਜਾ ਜਾ ਵੜਦਾ ਮੰਦਰ ਮਸੀਤਾ, ਕਦੀ ਮਨ ਆਪਣੇ ਵਿੱਚ ਵੜਿਆ ਹੀ ਨਹੀਂ। ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ, ਕਦੀ ਨਫਸ ਆਪਣੇ ਨਾਲ ਲੜਿਆ ਹੀ ਨਹੀਂ। ਬੁੱਲੇ ਸ਼ਾਹ ਅਸਮਾਨੀ ਉੱਡਦਿਆਂ ਫੜਦਾ, ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ। ਰਾਤੀ ਜਾਗੇ ਤੇ ਸ਼ੇਖ ਸਦਾਵੇਂ, ਪਰ ਰਾਤ ਨੂੰ ਜਾਗਣ ਕੁੱਤੇ ਤੈਥੀ ਉੱਤੇ। ਰਾਤੀ ਭੌਂਕੋਂ ਬਸ ਨਾ ਕਰਦੇ, ਫਿਰ ਜਾ ਰੜਾਂ ਵਿੱਚ ਸੁੱਤੇ ਤੈਥੀ ਉੱਤੇ। ਯਾਰ ਦਾ ਬੂਹਾ ਮੂਲ ਨਾ ਛੱਡਦੇ, ਭਾਵੇਂ ਮਾਰੋ ਸੌ ਸੌ ਜੁੱਤੇ ਤੈਥੀ ਉੱਤੇ। ਬੁੱਲੇ ਸ਼ਾਹ ਉੱਠ ਯਾਰ ਮਨਾ ਲੈ, ਨਹੀਂ ਤੇ ਬਾਜ਼ੀ ਲੈ ਗਏ ਕੁੱਤੇ ਤੈਥੀ ਉੱਤੇ। ਬੁੱਲੇ ਸ਼ਾਹ, ਬੁੱਲੇ ਸ਼ਾਹ ਉੱਠ ਯਾਰ ਮਨਾ ਲੈ, ਨਹੀਂ ਤੇ ਬਾਜ਼ੀ ਲੈ ਗਏ ਕੁੱਤੇ ਤੈਥੀ ਉੱਤੇ। ਰਾਂਝਾ ਚਾਕਨਾ, ਰਾਂਝਾ ਰਾਂਝਾ ਚਾਕਨਾ ਆਖੋ ਕੁੜੀਓ, ਨੀ ਇਹਨੂੰ ਚਾਕ ਕਹਿੰਦੀ ਸ਼ਰਮਾ। ਮੈਂ ਕਿਸ ਗਿਣਤੀ ਵਿੱਚ ਚਾਕ ਦੀ ਚਾਕ ਹੋ ਜਾਵਾਂ। ਰਾਂਝਾ ਜੋਗੀੜਾ ਬਣ ਆਇਆ ਇਹਨੇ ਅਨੋਖਾ ਭੇਸ ਵਟਾਇਆ ਆਦੋਂ ਅਹਿਮਦ ਨਾਮ ਦਰਾਇਆ ਨੀ ਮੈਂ ਜਾਣਾ ਜੋਗੀ ਹੱਥ ਵਿੱਚ ਹਿੱਲ ਲੱਲਾ ਦੀ ਬਾਲਾ ਓਏ ਬੁੱਲੇ ਸ਼ਾਹੀ